ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਪਿਤਾ ਭਾਈ ਸੁਤ ਬੰਦਪ ਤਿਨਕਾ ਬਲ ਹੈ ਥੋਰਾ ਅਨਿਤ ਰੰਗ ਮਾਇਆ ਤੇ ਪਿੱਛੇ ਕਿਛ ਸਾਥ ਨ ਚੱਲ ਭੋਰਾ ਮਾਤ ਪਿਤਾ ਭਾਈ ਸੁਤ ਬੰਦਪ ਤਿਨਕਾ ਬਲ ਹੈ ਥੋਰਾ ਅਨਿਕ ਰੰਗ ਮਾਇਆ ਕਿਥੇ ਕਿਛ ਸਾਥ ਨ ਚੱਲ ਭੋਰਾ ਠਾਕੁਰ ਤੁਝ ਬਿਨ ਆਹੇ ਨ ਮੋਰਾ ਨਿਰਗੁਣ ਗੁਣ ਨਾਹੀ ਮੈਂ ਆਇਓ ਤੁਮਰਾ ਤੋਰਾ ਰਹਾ ਬਲ ਬਲ ਬਲ ਬਲ ਚਰਣ ਤੁਮਾਰੇ ਅੰਗ ਨਾਨਕ ਦਰਸ ਪਾਇਓ ਬਿਨਸਿਓ ਸਗਲ ਨਿਹੋਰਾ ਬਾਲ ਬਾਲ ਬਾਲ ਬਾਲ ਚਰਣ ਤੁਮਾਰੇ ਤੁਮਾਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨਸਿਓ ਸਗਲ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਦਪ ਤਿਨਕਾ ਬਾਲ ਹੈ ਥੋਰਾ ਅਨਿਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨਾ ਚੱਲ ਭੋਰਾ।